सत्नाम श्रीवाहे गुरु साहिब जी तनाश्री मिलावा हो ਗੁਰਬਾਣੀ ਤੇ ਹਰ ਮਨ ਵਸਾਏ। ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ, ਆਪੇ ਕਰਤਾ ਜੁਗ ਜੁਗ ਸੋਏ। ਨਜ਼ਰ ਕਰੇ ਮਿਲਾ ਗੁਰਬਾਣੀ ਤੇ ਹਰ ਮਨ ਵਸਾਏ। ਨਾਨਕ ਸਾਚ ਰੱਤੇ ਪ੍ਰਭ ਆਪ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਾਸਰੀ ਮਹੱਲਾ ਤੀਜਾ। ਸਦਾ ਧਨ ਅੰਤਰ ਨਾਮ ਸੰਭਾਲੇ, ਜੀਵ ਜੰਤ ਜਿਨਹੇ ਪ੍ਰਤਪਾਲੇ, ਮੁਕਤ ਪਦਾਰਥ ਤਿਨ ਕਉ ਪਾਏ, ਹਰ ਕੈ ਨਾਮ ਰੱਤੇ